ਸਖੀਆਂ ਭਾਵੇਂ ਪਾਸ਼ਾ ਆਉਣਾ ਨਾਹੀ ਅਸੀਂ ਫੇਰ ਵੀ ਤਾਂਗਾਂ ਰੱਖੀਆਂ ਤੇਰੇ ਦੁੱਖੜੇ ਵੇਖਣ ਵਾਲੀਆਂ ਸ਼ਾਲਾ ਰਹਿਣ ਨਾ ਰੱਖੀਆਂ ਤੇਰੀ ਯਾਦ ਤੇਰੀ ਯਾਦ ਇਬਾਦਤ ਮੇਰੀ ਤੇਰੀ ਯਾਦ ਇਬਾਦਤ ਮੇਰੀ ਮੈਂ ਹੰਝੂਆਂ ਦੀ ਕਰਾਂ ਤਸਵੀਰ ਤੇਰੀ ਯਾਦ ਇਬਾਦਤ ਮੇਰੀ ਮੈਂ ਹੰਝੂਆਂ ਦੀ ਕਰਾਂ ਤਸਵੀਰ ਸ਼ਾਹ ਜੀ ਨੂੰ